ਸਾਰੇ ਬਹਿੰਦੇ ਸ਼ਾਮ ਸਵੇਰੇ ਵਾਹਿਗੁਰੂ ਵਾਹਿਗੁਰੂ ਕਹਿੰਦੇ ਉੱਠਦੇ ਬਹਿੰਦੇ ਸ਼ਾਮ ਸਵੇਰੇ ਵਾਹਿਗੁਰੂ ਵਾਹਿਗੁਰੂ ਕਹਿੰਦੇ ਬਖਸ਼ ਗੁਨਾ ਨੂੰ ਮੇਰੇ ਤੈਨੂੰ ਬਖਸ਼ਣ ਹਾਰਾ ਕਹਿੰਦੇ ਉੱਠਦੇ ਬਹਿੰਦੇ ਸ਼ਾਮ ਸਵੇਰੇ ਵਾਹਿਗੁਰੂ ਵਾਹਿਗੁਰੂ ਕਹਿੰਦੇ ਉੱਠਦੇ ਬਹਿੰਦੇ ਸ਼ਾਮ ਸਵੇਰੇ ਵਾਹਿਗੁਰੂ ਵਾਹਿਗੁਰੂ ਕਹਿੰਦੇ ਬਖਸ਼ ਗੁਨਾ ਨੂੰ ਮੇਰੇ ਤੈਨੂੰ ਬਖਸ਼ਣ ਹਾਰਾ ਕਹਿੰਦੇ ਲੋਭੀ ਭੋਗੀ ਮੈਲੇ ਮਨੇ ਪਾਪੀ ਨੀਚ ਨਿਮਾਣੇ ਲੋਭੀ ਭੋਗੀ ਮੈਲੇ ਮਨੇ ਪਾਪੀ ਨੀਚ ਨਿਮਾਣੇ ਬਹੁਤ ਕ੍ਰੋਧੀ ਤੇ ਹੰਕਾਰੀ ਦੁਖੀਆਂ ਤਾਈਂ ਸਤਾਣੇ ਤੇਰੇ ਦਰ ਦੇ ਬਣ ਕੇ ਮੰਗਤੇ ਦੁੱਖ ਸੁੱਖ ਰਹੀਏ ਸਹਿੰਦੇ ਬਖਸ਼ ਗੁਨਾ ਨੂੰ ਮੇਰੇ ਤੈਨੂੰ ਬਖਸ਼ਣ ਹਾਰਾ ਕਹਿੰਦੇ ਉੱਠਦੇ ਬਹਿੰਦੇ ਸ਼ਾਮ ਸਵੇਰੇ ਵਾਹਿਗੁਰੂ ਵਾਹਿਗੁਰੂ ਕਹਿੰਦੇ ਉੱਠਦੇ ਬਹਿੰਦੇ ਸ਼ਾਮ ਸਵੇਰੇ ਵਾਹਿਗੁਰੂ ਵਾਹਿਗੁਰੂ ਕਹਿੰਦੇ ਬਖਸ਼ ਗੁਨਾ ਨੂੰ ਮੇਰੇ ਤੈਨੂੰ ਬਖਸ਼ਣ ਹਾਰਾ ਕਹਿੰਦੇ ਆਵਣ ਜੋ ਨਿਮ ਕੀ ਦਰ ਤੇਰੇ ਉਹਨੇ ਬਖਸ਼ੇ ਜਾਂਦੇ ਆਵਣ ਜੋ ਨਿਮ ਕੀ ਦਰ ਤੇਰੇ ਉਹਨੇ ਬਖਸ਼ੇ ਜਾਂਦੇ ਹਰ ਇੱਕ ਘਰ ਵਿੱਚ ਵੱਡੇ ਇਹ ਗੱਲ ਬੱਚਿਆਂ ਨੂੰ ਸਮਝਾਉਂਦੇ ਮਹਿਲ ਜੋ ਡੂੰਘੀਆਂ ਨੀਆਂ ਵਾਲੇ ਨਾ ਡੋਲਣ ਨਾ ਢਹਿੰਦੇ ਬਖਸ਼ ਗੁਨਾ ਨੂੰ ਮੇਰੇ ਤੈਨੂੰ ਬਖਸ਼ਣ ਹਾਰਾ ਕਹਿੰਦੇ ਉੱਠਦੇ ਬਹਿੰਦੇ ਸ਼ਾਮ ਸਵੇਰੇ ਵਾਹਿਗੁਰੂ ਵਾਹਿਗੁਰੂ ਕਹਿੰਦੇ ਉੱਠਦੇ ਬਹਿੰਦੇ ਸ਼ਾਮ ਸਵੇਰੇ ਵਾਹਿਗੁਰੂ ਵਾਹਿਗੁਰੂ ਕਹਿੰਦੇ ਬਖਸ਼ ਗੁਨਾ ਨੂੰ ਮੇਰੇ ਤੈਨੂੰ ਬਖਸ਼ਣ ਹਾਰਾ ਕਹਿੰਦੇ के आगे तेरे चरनी सैया। मोह माया नू उल के आगे तेरे चरनी सैया। लाके चरनी तोड़न वाली साडियां प्रीतां लाइया। तेरे चरनी दूर हुंदे दुख सुख ही मिलते रहिंदे। बख्श गुना नू मेरे तैनू बख्शन हारा कहिंदे। देवेंदे शाम सवेरे वाहगुरु कहिंदे। उठ देवेंदे शाम सवेरे वाहगुरु कहिंदे। बख्श गुना नू मेरे तैनू बख्शन हारा कहिंदे। जिस भी तेनू तन मन अर्पण करिया। वो कितिरा जिस भी तेनू तन मन अर्पण करिया। सलेमपुरे दे लखे वांगू उसदा वेड़ा तरिया। छड के संग हुण पक्कियां दा नहीं कच्चियां दे संग रहिंदे। बख्श गुना नू मेरे तैनू बख्शन हारा कहिंदे। देवेंदे शाम सवेरे वाहगुरु कहिंदे। उठ देवेंदे शाम सवेरे वाहगुरु कहिंदे। बख्श गुना नू मेरे तैनू बख्शन हारा कहिंदे। सतगुरु वड्डियां दी हर वेले कर दे रहिए। सेवा सतगुरु वड्डियां दी हर वेले कर दे रहिए। वड्डियां दे सब दुखड़े अपनी जिंदड़ी ते हस सहिए। तर जांदे पव सागर जो पाने अंदर रहिंदे। बख्श गुना नू मेरे तैनू बख्शन हारा कहिंदे। देवेंदे शाम सवेरे वाहगुरु कहिंदे। उठ देवेंदे शाम सवेरे वाहगुरु कहिंदे। बख्श गुना नू मेरे तैनू बख्शन हारा कहिंदे। वाहगुरु वाहगुरु। ਕਹਿੰਦੇ ਵਹਿੰਦੇ ਸ਼ਾਮ ਸਵੇਰੇ ਵਾਹਿਗੁਰੂ ਵਾਹਿਗੁਰੂ ਕਹਿੰਦੇ ਉੱਠਦੇ ਵਹਿੰਦੇ ਸ਼ਾਮ ਸਵੇਰੇ ਵਾਹਿਗੁਰੂ ਵਾਹਿਗੁਰੂ ਕਹਿੰਦੇ ਬਖਸ਼ ਗੁਨਾ ਨੂੰ ਮੇਰੇ ਤੈਨੂੰ ਬਖਸ਼ਣ ਹਾਰਾ ਕਹਿੰਦੇ ਉੱਠਦੇ ਬਹਿੰਦੇ ਸ਼ਾਮ ਸਵੇਰੇ ਵਾਹਿਗੁਰੂ ਵਾਹਿਗੁਰੂ ਕਹਿੰਦੇ ਹੈ ਗੁਰਸਿੱਖਾ ਹਰ ਵੇਲੇ ਤੇਰੀ ਰਸਨਾ ਤੇ ਵਾਹਿਗੁਰੂ ਵਸਦਾ ਰਹੇ ਵਾਹਿਗੁਰੂ ਦੇ ਸਿਮਰਨ ਵਿੱਚ ਬੜੀਆਂ ਹੀ ਪਾਵਰਾਂ ਨੇ ਅੱਜ ਗੁਰੂ ਨਾਨਕ ਪਾਤਸ਼ਾਹ ਬਾਲੇ ਨੂੰ ਆਖ ਰਹੇ ਨੇ ਬਾਲਿਆ ਇੱਕ ਮੇਰਾ ਮਿੱਤਰ ਬੜਾ ਹੀ ਪਿਆਰਾ ਮਿੱਤਰ ਹੈ ਕਿੰਨਾ ਚਿਰ ਹੋਇਆ ਮੈਂ ਉਸਨੂੰ ਮਿਲਿਆ ਨਹੀਂ ਤੇ ਮੇਰਾ ਜੀ ਕਰਦਾ ਹੈ ਅੱਜ ਉਸਨੂੰ ਮਿਲ ਕੇ ਆਈਏ ਬਾਲੇ ਨੇ ਆਖਿਆ ਚਲੋ ਬਾਬਾ ਚੱਲਦੇ ਹਾਂ ਬਾਬਾ ਨਾਨਕ ਤੇ ਭਾਈ ਬਾਲਾ ਦੋਨੋਂ ਜਾਣੇ ਆਪਣੇ ਮਿੱਤਰ ਨੂੰ ਮਿਲਣ ਵਾਸਤੇ ਜਾ ਰਹੇ ਨੇ ਇਸਦੇ ਪਿੰਡ ਵਿੱਚ ਪੁੱਜੇ ਨੇ ਜਿਸ ਦਾ ਨਾਮ ਇਤਿਹਾਸ ਵਿੱਚ ਮੂਲਾ ਹੈ ਮੂਲੇ ਦੇ ਪਿੰਡ ਪੁੱਜੇ ਨੇ ਉਹ ਸਾਹਮਣੇ ਮੂਲੇ ਦਾ ਘਰ ਹੈ ਤੇ ਦਰਵਾਜ਼ਾ ਮੂਲੇ ਦਾ ਖੁੱਲ੍ਹਾ ਹੈ ਘਰ ਵਾਲੀ ਅੱਗਿਓਂ ਤੱਕ ਰਹੀ ਹੈ ਫਕੀਰੀ ਲਵਾਸ ਗੁਰੂ ਨਾਨਕ ਤੇ ਨਾਲ ਬਾਲਾ ਦੋਨੋਂ ਜਾਣੇ ਆ ਰਹੇ ਨੇ ਨੱਸ ਕੇ ਗਏ ਸਵਾਮੀ ਗੁਰੂ ਨਾਨਕ ਆ ਰਿਹਾ ਹੈ ਫਕੀਰੀ ਲਵਾਸ ਵਿੱਚ ਅੱਗੇ ਕਦੇ ਘੋੜਿਆਂ ਤੇ ਆਉਂਦਾ ਸੀ ਕਦੇ ਪਾਲਕੀ ਵਿੱਚ ਬੈਠ ਕੇ ਆਉਂਦਾ ਸੀ ਅੱਜ ਫਕੀਰੀ ਲਵਾਸ ਮੈਨੂੰ ਲੱਗਦਾ ਹੈ ਜ਼ਰੂਰ ਕੁਝ ਮੰਗਣ ਆਇਆ ਹੋਵੇ ਫਿਰ ਤੁਹਾਨੂੰ ਨਾਲ ਲੈ ਜਾਂਦੇ ਨੇ ਕਿੰਨੇ ਕਿੰਨੇ ਦਿਨ ਤੁਸੀਂ ਘਰ ਨਹੀਂ ਦੇ ਆਉਂਦੇ ਇੰਜ ਕਰੋ ਤੁਸੀਂ ਅੰਦਰ ਲੁਕ ਜਾਓ ਤੇ ਮੈਂ ਉਹਨਾਂ ਨੂੰ ਆਖ ਦੇਵਾਂਗੀ ਕਿ ਮੇਰਾ ਪਤੀ ਘਰ ਨਹੀਂ ਹੈ ਅੱਜ ਆਪਣੀ ਘਰਵਾਲੀ ਦੇ ਆਖੇ ਲੱਗ ਕੇ ਮੂਲਾ ਪਿਛਲੇ ਕਮਰੇ ਦੇ ਵਿੱਚ ਲੁਕ ਗਿਆ ਹੈ ਇਵੇਂ ਨੂੰ ਬਾਬਾ ਨਾਨਕ ਬਾਲਾ ਆਏ ਨੇ ਦਰਵਾਜ਼ਾ ਖੜਕਾਇਆ ਘਰਵਾਲੀ ਅੱਗਿਓਂ ਬੋਲੀ ਵੀ ਮੇਰਾ ਪਤੀ ਘਰ ਨਹੀਂ ਹੈ ਬਾਬੇ ਨੇ ਫਿਰ ਆਵਾਜ਼ ਮਾਰੀ ਮੂਲਿਆ ਦਰਵਾਜ਼ਾ ਖੋਲ ਆਖਣ ਲੱਗੀ ਉਹ ਘਰ ਨਹੀਂ ਹਨ ਬਾਬੇ ਨੇ ਆਖਿਆ ਓਏ ਚੰਦਰਿਆ ਅਸੀਂ ਕੁਝ ਤੇਰੇ ਕੋਲੋਂ ਮੰਗਣ ਨਹੀਂ ਗਏ ਆਏ ਅਸੀਂ ਤੇ ਤੈਨੂੰ ਪਿਆਰ ਕਰਕੇ ਤੇਰੀ ਮਿੱਤਰਤਾ ਕਰਕੇ ਤੈਨੂੰ ਮਿਲਣ ਵਾਸਤੇ ਆਏ ਹਾਂ ਬਾਬਾ ਜਾਣੀ ਜਾਣ ਹੈ ਬਾਬਾ ਤੇ ਲੋਕ ਪਰਲੋਕ ਦੀ ਸੋਝੀ ਰੱਖਦਾ ਹੈ ਬਾਬੇ ਦੇ ਓਹਲੇ ਕੀ ਹੋ ਸਕਦਾ ਹੈ ਗੁਰੂ ਨਾਨਕ ਦਰਵਾਜ਼ੇ ਤੇ ਖਲੋਤੇ ਆਵਾਜ਼ਾਂ ਮਾਰ ਰਹੇ ਨੇ ਓਏ ਮਿੱਤਰਾ ਚੰਗਾ ਤੂੰ ਮਿੱਤਰ ਹੈ ਕਿੰਨੇ ਪਿਆਰ ਨਾਲ ਤੈਨੂੰ ਮਿਲਣ ਆਏ ਹਾਂ ਤੇ ਤੂੰ ਅੰਦਰ ਲੁਕਿਆ ਬੈਠਾ ਹੈ ਸੰਸਾਰ ਹੈ ਘਰ ਪਰਿਵਾਰ ਦੇ ਆਖੇ ਲੱਗ ਕੇ ਇਹ ਜੀਵ ਕਈ ਵਾਰ ਬਜ਼ੁਰਗਾਂ ਦੇ ਨਾਲ ਇਹੋ ਜਿਹੀਆਂ ਗੱਲਾਂ ਕਰਦਾ ਹੈ ਪਰ ਸਤਸੰਗੀਓ ਬਾਬਾ ਆਨੰਦ ਸਿੰਘ ਜੀ ਬਖਸ਼ਿਸ਼ ਕਰਦੇ ਸਨ ਜਿਹੜਾ ਇਨਸਾਨ अपने बुजुर्गों का सत्कार नहीं करता, बुजुर्गों की संभाल नहीं करता, तो कभी भी गुरु नानक की नजर विच बख्शिया नहीं दे जाता। एक संसारी गाथा। एक बुढ़ा बापू तुरिया जिस कोलों जांदा नहीं, अपने पुत्र नू आख रहा है, पुत्रा ना तू मैनू चंगी तरह प्रशादा छकाउंदा है, ना चंगी तरह मंजा विसरा देंदा है, हर वेले मंदा बोलदा रहिंदा है, इदे नालों ते चंगा है मैनू किसे खूरे विच टका दे दे। जदों बुजुर्ग बाबे ने इनी गल आखी ना, घरवाली आखण लगी स्वामी दिन रात ये खंघ दे रहिंदे ने, सौण भी नहीं देंदे, कितना चंगा होवे जे इन्हां नूं घरों ही कढ दे। देखो किहो जिहा पुत्र है। घरवाली दे आखे लग के अपने बापू नूं मोढ़िआं ते चुक के टुरिया जा रहा है। लोकी देख के गल्लां कर रहे ने, कोई आख रहा है भी पुत्र किड्डा चंगा है, किते प्यो नूं यात्रा ते चलिया होवेगा, कोई गल्लां करदा है भी प्यो किहो जिहा है, पुत्र दे मोढ़िआं ते बैठा है। पर सतसंगियो कोई किस दे मन दी जाणे, ਇਹ ਤੇ ਆਪਣੇ ਬਾਪੂ ਨੂੰ ਨਦੀ ਵਿੱਚ ਸੁੱਟਣ ਵਾਸਤੇ ਚੱਲਿਆ ਹੈ, ਡੂੰਘੇ ਪਾਣੀ ਵਿੱਚ ਸੁੱਟਣ ਵਾਸਤੇ ਚੱਲਿਆ ਹੈ। ਘਰਵਾਲੀ ਦੇ ਆਖੇ ਲੱਗ ਕੇ ਮੋਢਿਆਂ ਤੇ ਚੁੱਕਿਆ ਆਪਣੇ ਬਾਪੂ ਨੂੰ, ਨਦੀ ਦੇ ਕਿਨਾਰੇ ਤੇ ਪੁੱਜਾ ਤੇ ਨਦੀ ਦੇ ਵਿੱਚ ਵੜ ਕੇ ਦੇਖ ਰਿਹਾ ਹੈ ਕਿੱਥੇ ਕੁ ਸੁੱਟਾ ਹੈ। ਪਿਓ ਨੇ ਆਖਿਆ, ਪੁੱਤਰਾ अगे करके मैनू जरा डूंगे पानी विच सुट दे, डूंगे पानी विच सुट अगे करके। पुत्र ने आखिया, बापू तेनू घर भी कोई चीज पसंद नहीं आती, ना तेनू कदी प्रशादा पसंद आया, ना बिस्तरा मंजा पसंद आया, ते तेनू हुण मरना भी पसंद नहीं दे आता। इही गल्लां करके ते मैं तेनू डोबण वास्ते आया। ते बापू ने आखिया, नहीं पुत्रा ये गल नहीं, आ जिस जगह तू मैनू डोबण लगा है इत्थे मैं अपने बापू नू डोबिया सी, तू मैनू अगे करके डोब, क्योंकि तेरा पुत्र तेनू उस तो भी अगे करके डोबेगा। आ जदों पुत्र ने यह गल सुनी ना, हिरदा कंब गया। ऐ मना, ये चक्कर संसार का इसी तरह चलता रहेगा।